ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੰਧਾਰੀ ਪੰਜਵਾ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਫਲ ਆਇਆ ਜੀਵਨ ਫਲ ਤਾਕੋ ਪਾਰ ਬ੍ਰਹਮ ਲਿਵ ਲਾਵੇ ਕੇ ਗੁਣ ਗਾਵੇ ਸਫਲ ਆਇਆ ਜੀਵਨ ਫਲ ਤਾਕੋ ਪਾਰ ਬ੍ਰਹਮ ਲਿਵ ਲਾਵੇ ਰਹਾਉ ਸੁੰਦਰ ਸੁਘੜ ਸੂਰ ਸੋਬਿਤਾ ਸੰਗ ਪਾਵੇ ਨਾਮ ਉਚਾਰ ਕਰੇ ਹਰ ਰਸਮਾ ਬਹੁੜ ਨਾ ਜੋਨੀ ਧਾਵੇ ਪੂਰਨ ਬ੍ਰਹਮ ਰਵਿਆ ਮਨ ਤਨ ਮਹ ਆਨ ਨਾ ਦ੍ਰਿਸ਼ਟੀ ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੇ ਪੂਰਨ ਬ੍ਰਹਮ ਰਵਿਆ ਮਨ ਤਨ ਮਹ ਦ੍ਰਿਸ਼ਟੀ ਆਵੇ नरक रोग नहीं होवत जान संग नानक जिस लाड़ लावे वाहे गुरु जी का खालसा वाहे गुरु जी की फतह। देव गंधारी पंजवा माई जो प्रभ के गुण गावे सफल आया जीवन फल ताको पार ब्रह्म लेवलावे।